ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਉਜਲ ਕਹ ਚਿਲ ਕੜਾ ਕੋਟ ਮਕਲੜੀ ਮਸ ਤੋਤਿਆ ਜੂਠ ਨਾ ਉਤਰ ਜੇ ਸੌ ਧੋਆ ਤਿਸ ਉਜਲ ਕਹ ਚਿਲ ਕਣਾ ਕੋਟ ਮਕਲੜੀ ਮਸ ਤੋਤਿਆ ਜੂਠ ਨਾ ਉਤਰ ਜੇ ਸੌ ਧੋਆ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲਿਖਾ ਮੰਗੀਐ ਤਿੱਥੇ ਖੜੇਦ ਸਨ ਕਮਨਾ ਆਵਨੀ ਵਿੱਚ ਹੋ ਸਖਣੀਆਂ ਬਗਾ ਬਗੇ ਕਪੜੇ ਤੀਰਥ ਮੰਜ ਵਸਨ ਕੋਟ ਜੀਆ ਖਾਣੇ ਬੱਗੇ ਨਾ ਕਹੀ ਅੰਨ ਸਿਮਲ ਰੁੱਖ ਸਰੀਰ ਮੈਂ ਜਨ ਦੇਸ ਪੁਲੰਨ ਕਮਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਏ ਲੂਕਰ ਵਾਟ ਬਹੁਤ ਲੋੜੀ ਨਾਲ ਹੋ ਚੜ ਲੰਘਾ ਕਿੱਤ ਕਿਆ ਕਰੀਆ ਚੰਗਿਆਈ ਆਪਰ ਸਿਆਣ ਪਕਿੱਤ ਨਾਨਕ ਨਾਮ ਸਮਾਨ تو بدا چھٹ ہے جتا کیا کریا چنگ آئی یا آور سیان پکتا نانک نام سمال تو بدا چھٹ ہے جتا واہِ گرو جی دا خالصہ واہِ گرو جی کی فتح سوہی محلہ پہلا کار سیوا ایک اوہنکار سات گور پرساد اجل کہا چلکڑا کوٹ مالڑی مس توتیاں جھوٹ نہ اتر جے سو تو واسس